ਜਗਨੂੰ ਮੈਂ ਭੁੱਲ ਜਾਵਾਨੀ, ਦੱਸ ਦੇ ਕਿੱਦਾਂ ਗੱਲ ਤੈਨੂੰ ਸਮਝਾਵਾਨੀ, ਅਬ ਤੂੰ ਛੱਡ ਦੇ ਉਹਨੂੰ ਜੋ ਹੈ ਤੇਰੇ ਨਾਂ, ਨਖਰੇ ਕਿਉਂ ਕਰਦੀ ਆ ਮੈਨੂੰ ਜੱਚਦਾ ਨਹੀਂ, ਕਿੰਨਾ ਸਵਾਲ ਕਰਦੀ ਇੰਨਾ ਮੈਂ ਸੁਣਦਾ ਨਹੀਂ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ, ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ, baby mera mind tu kar blow baki kare shine tu kare glow jeans dali dali tune jo wo teri booty pe tight baby jaise mera flow baby god damn tu hai 100 baki average tu hai savage baby tu hai raw mujhe teri body ki har wo cheez lage sexy jo bakiyon ko lagti hai flaw baby let's go right now dekho mujhe wait tonight ne karao lag tera lean mat teri mean light in the way hai to kyun khadi bhao ਬਾਤੇ ਮੇਰੀ ਤੂੰ ਕਿਉਂ ਐ ਲੜਦੀ, ਸੂਰਤ ਐ ਸੋਹਣੀ ਸੀਰਤ ਤੇਰੀ ਬੇਵਫਾ, ਸਮਝੇ ਨਾ ਇਸ਼ਾਰੇ ਹਾਂ ਕਿੰਨੀ ਵਾਰੀ ਮੈਂ ਕਹਾਂ ਤੂੰ ਅਜੇ ਚੱਲ ਮੇਰੇ ਨਾਲ, ਨਖਰੇ ਕਿਉਂ ਕਰਦੀ ਆ ਮੈਨੂੰ ਜੱਚਦਾ ਨਹੀਂ, ਕਿੰਨਾ ਸਵਾਲ ਕਰਦੀ ਇੰਨਾ ਮੈਂ ਸੁਣਦਾ ਨਹੀਂ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ।